रब ने स्वर्ग बनाए मावा मावा मावा मा जन्नत दा परछावा हो मावा मावा मावा मा जन्नत दा परछावा माए तेरे बेड़े विच रब वसदा तेथो पल भी दूर न जा ਸਾਡੀ ਰੂਹਾਂ ਦੀ ਰਿਸ਼ਤੇਦਾਰੀ ਹੋ ਆਰੀ ਆਰੀ ਆਰੀ ਸਾਡੀ ਰੂਹਾਂ ਦੀ ਰਿਸ਼ਤੇਦਾਰੀ ਉਂਝ ਭਾਵੇਂ ਦੁਨੀਆ ਕਰੋੜ ਵਸਦੀ ਹੁੰਦੀ ਪਾਈਆਂ ਨਾਲ ਸਰਦਾਰੀ ਆਰੀ ਆਰੀ ਆਰੀ ਸਾਡੀ ਰੂਹਾਂ ਦੀ ਰਿਸ਼ਤੇਦਾਰੀ ਸਾਡੀ ਰੂਹਾਂ ਦੀ ਰਿਸ਼ਤੇਦਾਰੀ ਹੋ ਘਰ ਵਰਗੀ ਮੌਜ ਨਾ ਥਿਉਣੀ ਹੋ ਰੌਣੀ ਰੌਣੀ ਰੌਣੀ ਘਰ ਵਰਗੀ ਮੌਜ ਨਾ ਥਿਉਣੀ ਪੈਸੇ ਨਾਲ ਪਾਵੇ ਤੂੰ ਜਹਾਨ ਜਿੱਤ ਲੈ ਤੇਰੇ ਜਿੱਤ ਨੂੰ ਚੈਨ ਨਹੀਂ ਆਉਣੀ ਰੌਣੀ ਰੌਣੀ ਰੌਣੀ ਘਰ ਵਰਗੀ ਮੌਜ ਨਾ ਥਿਉਣੀ ਘਰ ਵਰਗੀ ਮੌਜ ਨਾ ਥਿਉਣੀ ਹੋ ਇੰਜ ਮਿਲਦੇ ਹਾਣ ਨੂੰ ਹਾਣੀ ਹੋ ਤਾਣੀ ਤਾਣੀ ਤਾਣੀ ਇੰਜ ਮਿਲਦੇ ਹਾਣ ਨੂੰ ਹਾਣੀ ਰੱਬ ਦੇ ਸਬੱਬ ਨਾਲ ਇੰਜ ਮਿਲਦੇ ਜਿਵੇਂ ਸੁੱਕੀਆਂ ਵੇਲਾਂ ਨੂੰ ਪਾਣੀ ਤਾਣੀ ਤਾਣੀ ਤਾਣੀ ਇੰਜ ਮਿਲਦੇ ਹਾਣ ਨੂੰ ਹਾਣੀ ਇੰਜ ਮਿਲਦੇ ਹਾਣ ਨੂੰ ਹਾਣੀ ਹੋ ਅਸੀਂ ਬੁੱਲੇ ਨਾ ਸਮਾਏ ਤੁਸੀਂ ਘਰ ਸਾਡੇ ਆਏ ਅਸੀਂ ਬੁੱਲੇ ਨਾ ਸਮਾਏ ਸਾਡੇ ਘਰ ਤੇ ਸ਼ਰੀਫ ਲਿਆਇਆ ਨੂੰ ਸਾਡੇ